and frozen. ਕਾਲੀ ਵੈ ਬਲੇ ਖੜਾਕਾ ਕਰੇ ਬੱਲੀਏ ਜਿਵੇਂ ਪਟਾਕਾ ਕਾਲੇ ਸ਼ੇਰ ਦਾ ਬੈਠਾ ਸੇਵਿਆਂ ਚ ਉਹਨੂੰ ਮੈਂ ਉਡੀਕਦਾ ਟਾਈਮ ਚੱਕਣੇ ਨੂੰ ਫਿਰੇ ਜੋ ਸਵੇਰ ਦਾ ਬੈਠਾ ਸੇਵਿਆਂ ਚ ਉਹਨੂੰ ਮੈਂ ਉਡੀਕਦਾ ਟਾਈਮ ਚੱਕਣੇ ਨੂੰ ਫਿਰੇ ਜੋ ਸਵੇਰ ਦਾ ਕੱਢ ਵੈਰੀਆਂ ਦੀ ਜਾਨ ਬਣ ਕੇ ਖੜੇ ਤੂਫਾਨ ਨਹੀਂ ਉਹਨਾਂ ਵਿੱਚ ਭੱਜ ਜਿਹੜੇ ਆਉਂਦੇ ਆ ਬੈਠੇ ਜੇਲਾ ਜੀ ਨੇ ਯਾਰ ਮਾਰੇ ਸੀ ਨਾ ਆਉਂਦੇ ਬਾਹਰ ਥੱਗ ਲਾਈਵ ਨਹੀਂ ਉਹ ਜੱਟ ਲਾਈਵ ਜਾਉਂਦੇ ਆ ਬੈਠੇ ਜੇਲਾ ਜੀ ਨੇ ਯਾਰ ਮਾਰੇ ਸੀ ਨਾ ਆਉਂਦੇ ਬਾਹਰ ਥੱਗ ਲਾਈਵ ਨਹੀਂ ਉਹ ਜੱਟ ਲਾਈਵ ਜਾਉਂਦੇ ਆ ਬੰਦ ਬੋਲਦੇ ਆ ਜਿਹੜੇ ਅੱਜ ਚੱਕਣੇ ਆ ਖੇੜੇ ਵੱਡੇ ਵੈਲੀਆਂ ਦੇ ਭੈਣੇ ਅੱਜ ਹੱਡਾਂ ਚ ਤਰੜੇ ਪੈਲੀ ਪਿੱਛੇ ਸੀ ਜੋ ਲਾਗ ਡਾੜ ਮੁੱਢ ਤੋਂ ਪਚੈਤ ਨਹੀਂ ਉਹ ਹੋਣੇ ਆ ਕਚਹਿਰੀ ਉਹਨ ਵੇੜੇ ਚੈੱਕ ਕਰ ਲੈ ਰਿਕਾਰਡ ਕਿੰਨੇ ਅੰਡਰ ਗਰਾਊਂਡ ਕਰੇ ਰੱਬ ਰੱਤ ਗੇਮ ਨੂੰ ਕਮਾਉਣੇ ਆ ਦੇਖੇ ਜੇਲਾ ਜੀ ਨੇ ਯਾਰ ਮਾਰੇ ਸੀ ਨਾ ਆਉਂਦੇ ਬਾਹਰ ਥੱਗ ਲਾਈਵ ਨਹੀਂ ਉਹ ਜੱਟ ਲਾਈਵ ਜਾਉਂਦੇ ਆ ਬੈਠੇ ਜੇਲਾ ਜੀ ਨੇ ਯਾਰ ਮਾਰੇ ਸੀ ਨਾ ਆਉਂਦੇ ਬਾਹਰ ਥੱਗ ਲਾਈਵ ਨਹੀਂ ਉਹ ਜੱਟ ਲਾਈਵ ਜਾਉਂਦੇ ਆ ਗੱਡੀ ਮੇਰੀ ਚੱਲੇ ਤੂੰ ਮਾਂ ਉੱਡੇ ਦੇ ਗੱਬਾਰ ਨੂੰ ਹੱਥ ਚ ਬੰਦੂਕ ਜਾਂਦਾ ਦੇਖ ਤੇਰੇ ਯਾਰ ਨੂੰ ਪੁਲਿਸ ਲੱਗੀ ਪਿੱਛੇ ਨਾ ਨਾ ਡਰ ਕਿਸੇ ਚੀਜ਼ ਦਾ ਕਿਸੇ ਦੀ ਮਜਾਲ ਕੀ ਜੋ ਰੋਕੇ ਕਾਰੋਬਾਰ ਨੂੰ ਆਰਾਮ ਦੀ ਆ ਜ਼ਿੰਦਗੀ ਗੁਜ਼ਾਰੇ ਨੇ ਕਈ ਸਾਲ ਵਿੱਚ ਫਿਕਰਾਂ ਸੋਚ ਸੋਚ ਰਹਿੰਦਾ ਸੀ ਬਿਹਾਲ ਹੁਣ ਜ਼ਿੰਦਗੀ ਆ ਜੰਗ ਤੇ ਇਹ ਜੰਗ ਜਿੱਤਾ ਰੋਜ਼ ਲੱਭਦੇ ਆ ਹੱਲ ਬਿੱਲੋ ਮੁਸ਼ਕਿਲਾਂ ਚ ਖੋਜ ਦੀ ਬਿਨਤੀ ਤੋਂ ਬਲੌਗ ਮੁੰਡੇ ਕਰਦੇ ਜਿੱਤਦੇ ਆ ਅੱਧੀ ਕਦੇ ਕਿਸੇ ਤੋਂ ਨੀ ਹਾਰਦੇ ਸ਼ਰੀਕ ਬੈਠੇ ਸਾੜਦੇ ਦੇਖ ਸਾਡਾ ਪਿਆਰ ਬਿੱਲੋ ਇੱਕ ਲੱਗੇ ਤੂੰ ਪਿਆਰੀ ਦੂਜੇ ਮੇਰੇ ਯਾਰ ਬਿੱਲੋ ਤੀਜੀ ਬਿੱਲੋ ਜੱਟ ਨੂੰ ਪਿਆਰੀ ਆ ਤੂੰ ਨਾਲੀ ਜਿਹੜਾ ਵੱਧ ਘੱਟ ਬੋਲੇ ਉਹਦੀ ਅੱਗ ਦੇ ਖਿਲਾਰੀ ਹੁਣ ਆ ਗਈ ਮੇਰੀ ਵਾਰੀ ਮੁੰਡਾ ਦਿਲਾਂ ਉੱਤੇ ਕਹਿਰ ਕਹਿੰਦੇ ਮੈਨੂੰ ਨਾਗੀ ਬਿੱਲੋ ਮੋਗਾ ਮੇਰਾ ਸ਼ਹਿਰ ਓ ਯਾਰ ਟੌਪ ਦੇ ਬਣਾਏ ਆ ਬਰੂਦ ਵਰਗੇ ਰੋੜ ਪੈਣੇ ਉੱਤੇ ਖੜੇ ਵਾਂਗ ਹਥਿਆਰ ਦੇ ਮੁੰਡੇ ਰੇਂਜ ਵਾਲੇ ਆਉਂਦੇ ਸੀ ਜੋ ਹਿੱਕਾ ਤਣ ਕੇ ਹੁਣ ਭੱਜ ਗਿਆ ਵੇਖ ਕਾਬਲੇ ਉਤਾਰ ਦੇ ਰੋਮੀਓ ਸਵਾਦ ਯਾਰੀਆਂ ਨੀ ਬਣਦਾ ਵੱਖ ਕਰ ਦੇਵੇ ਅਸੀਂ ਕੋਈ ਲਕੀਰ ਨਾ ਤੈਗ ਸ਼ੌਕ ਲਾਲ ਦੇਸੀ ਵਾਲੇ ਚਾੜਦੇ ਆ ਪਰ ਚਿੱਟੇ ਵਿੱਚ ਡੋਬਿਆ ਜ਼ਮੀਰ ਨਾ ਬੱਗੇ ਸ਼ੇਰ ਜਿਹੇ ਯਾਰ ਜੈਸੀ ਗੱਲਾਂ ਕਰੇ ਚਾਰ ਨਹੀਂ ਉਹ ਗਿੱਦੜਾਂ ਦੇ ਵਾਂਗ ਰੋਲਾ ਪਾਉਂਦੇ ਆ ਬੈਠੇ ਜੇਲਾ ਜੀ ਨੇ ਯਾਰ ਮਾਰੇ ਸੀ ਨਾ ਆਉਂਦੇ ਬਾਹਰ ਥੱਗ ਲਾਈਵ ਨਹੀਂ ਉਹ ਜੱਟ ਲਾਈਵ ਜਾਉਂਦੇ ਆ ਬੈਠੇ ਜੇਲਾ ਜੀ ਨੇ ਯਾਰ ਮਾਰੇ ਸੀ ਨਾ ਆਉਂਦੇ ਬਾਹਰ ਥੱਗ ਲਾਈਵ ਨਹੀਂ ਉਹ ਜੱਟ ਲਾਈਵ ਜਾਉਂਦੇ ਆ ਜੇਲਾ ਜੀ ਨੇ ਯਾਰ ਮਾਰੇ ਸੀ